ਓਏ ਅਰਜ ਦੇਖ ਯਾਰ ਤੂੰ ਉਹੀ ਜਿਹੜਾ ਸ਼ਿਟ ਟਾਕ ਕਰਦਾ ਸੀਗਾ ਯੋ ਯੋ ਦੱਸ ਓਏ ਓਏ ਗੱਲ ਸੁਣ ਓਏ ਬੜੀਆਂ ਪਿੱਠ ਪਿੱਛੇ ਗੱਲਾਂ ਕਰਦਾ ਫੇਸ ਟੂ ਫੇਸ ਗੱਲ ਕਰ ਜਿਹੜੀ ਕਰਨੀ ਆ ਨੋ ਆਈ ਨੈਵਰ ਸੈਡ ਨਾਥਿੰਗ ਨੋ ਨੋ ਯੋ ਸੌਰੀ ਬ੍ਰੋ ਬ੍ਰੋ ਸਟਾਪ ਸਟਾਪ ਬ੍ਰੋ ਸੌਰੀ ਡੋਨਟ ਟਾਕ ਦੈਟ ਸ਼ਿਟ I hear you talking that. Shh. I'ma let you bark. Gotta know it's not. Oh na, mera banaya hik wale jor te. Jaddu jaddu kehke ablaunde lok ni. Pith pithe saare reh galla karde. Aaj tak kise ko hoya rok ni. Rok ni. Sandeep re. Rok ni. Hoya rok ni. Hoya rok ni. Oh na, mera banaya hik wale jor te. Jaddu jaddu kehke ablaunde lok ni. ਸਾਡੇ ਬਾਰੇ ਜੋ ਅਸੀਂ ਸ਼ਿਟ ਟਾਕ ਕਰਦੇ ਉਹਨਾਂ ਦੇ ਜਵਾੜੇ ਅਸੀਂ ਲੌਕ ਕਰਦੇ ਸਾਡੇ ਬਾਰੇ ਜੋ ਅਸੀਂ ਸ਼ਿਟ ਟਾਕ ਕਰਦੇ ਉਹਨਾਂ ਦੇ ਜਵਾੜੇ ਅਸੀਂ ਲੌਕ ਕਰਦੇ ਬੰਜਰੀ ਜ਼ਮੀਨ ਜਹੇ ਹੋਏ ਪਿਆ ਮਹਿਲਾ ਵਾਲੇ ਕੁੱਲੀ ਫਿਰਦੇ ਸੀ ਢੋਣ ਨੂੰ ਜਿਨ੍ਹਾਂ ਦਾ ਬ੍ਰੇਨ ਸਾਤੋਂ ਅੱਧਾ ਚੱਲਦਾ ਨੀ ਉਹ ਸਾਲੇ ਫਿਰਦੇ ਸਕੀਮਾਂ ਪਾਉਣ ਨੂੰ ਉਹ ਬੰਜਰ ਜ਼ਮੀਨ ਜਹੇ ਹੋਏ ਪਿਆ ਮਹਿਲਾ ਵਾਲੇ ਕੁੱਲੀ ਫਿਰਦੇ ਸੀ ਢੋਣ ਨੂੰ ਜਿਨ੍ਹਾਂ ਦਾ ਬ੍ਰੇਨ ਸਾਤੋਂ ਅੱਧਾ ਚੱਲਦਾ ਨੀ ਉਹ ਸਾਲੇ ਫਿਰਦੇ ਸਕੀਮਾਂ ਪਾਉਣ ਨੂੰ ਉਹ ਪਹਿਲੀਆਂ ਚ ਸਾਡੇ ਲਈ ਸੀ ਬਿਜ਼ੀ ਬਣ ਗਏ ਆਪਾਂ ਵੀ ਉਹ ਫੋਨ ਚੁੱਪ ਲੌਕ ਕਰਦੇ ਸਾਡੇ ਬਾਰੇ ਜੋ ਅਸੀਂ ਸ਼ਿਟ ਟਾਕ ਕਰਦੇ ਉਹਨਾਂ ਦੇ ਜਵਾੜੇ ਅਸੀਂ ਲੌਕ ਕਰਦੇ ਸਾਡੇ ਬਾਰੇ ਜੋ ਅਸੀਂ ਸ਼ਿਟ ਟਾਕ ਕਰਦੇ ਉਹਨਾਂ ਦੇ ਜਵਾੜੇ ਅਸੀਂ ਲੌਕ ਕਰਦੇ ਕਤੀੜ ਵਾਂਗੂ ਜੋ ਅਸੀਂ ਸ਼ਿਟ ਟਾਕ ਕਰਦੇ ਜੈਲਸੀ ਹੈ ਮਾਰੀ ਚਾਰ ਦਿਨ ਸ਼ੌਂਕ ਦੇ ਕੇਰ ਨਹੀਂ ਕਰੀ ਦੇ ਕੁੱਤੇ ਨਹੀਂ ਦੇ ਭੌਂਕ ਦੇ ਬੋਲਦੇ ਸੀ ਚੋਲਦੇ ਸੀ ਮਿੱਤਰਾਂ ਨੂੰ ਕੱਖਾਂ ਨਾਲ ਉਹਨਾਂ ਦੇ ਜਵਾੜੇ ਦੇਖ ਕੀਤੇ ਲੌਕ ਨੇ ਅਰਵੇ ਦਾ ਵੈਰ ਜਿਵੇਂ ਜਾ ਲੱਕ ਪਿੱਟਦਾ ਯਾਰਾਂ ਨੂੰ ਕਰੇ ਟੈਨੀ ਮੇਰੇ ਹੋਏ ਹਿੱਟਦਾ ਸਿਰ ਦੇ ਮਚਾਉਣ ਨੂੰ ਸਾਨੂੰ ਥੱਲੇ ਲਾਉਣ ਨੂੰ ਨਾਮ ਦੀ ਵਜੰਡੂ ਐ ਨੀ ਜਦ ਨਹੀਂ ਉਹ ਮਿੱਟਦਾ ਵੱਡੇ ਲੈਵਲ ਤੇ ਹੁੰਦੇ ਕੰਮ ਦੇਖ ਕੇ ਹੈਟਰਾਂ ਦਾ ਬੀਪੀ ਦੇਖ ਜਾਵੇ ਘੱਟਦਾ ਪੈਰੀਆਂ ਦੇ ਹੌਕਿਆਂ ਚ ਸੁਣੇ ਸਕਸੈਸ ਬੀਬਾ ਪਿੱਛੇ ਕਿੱਥੇ ਹੱਟਦਾ ਏ ਪੁੱਤ ਜੱਟ ਦਾ ਵੱਡੇ ਲੈਵਲ ਤੇ ਹੁੰਦੇ ਕੰਮ ਦੇਖ ਕੇ ਹੈਟਰਾਂ ਦਾ ਬੀਪੀ ਦੇਖ ਜਾਵੇ ਘੱਟਦਾ ਪੈਰੀਆਂ ਦੇ ਹੌਕਿਆਂ ਚ ਸੁਣੇ ਸਕਸੈਸ ਬੀਬਾ ਸਾਡੇ ਬਾਰੇ ਜੋ ਅਸੀਂ ਸ਼ਿਟ ਟਾਕ ਕਰਦੇ ਉਹਨਾਂ ਦੇ ਜਵਾੜੇ ਅਸੀਂ ਲੌਕ ਕਰਦੇ ਸਾਡੇ ਬਾਰੇ ਜੋ ਅਸੀਂ ਸ਼ਿਟ ਟਾਕ ਕਰਦੇ ਉਹਨਾਂ ਦੇ ਜਵਾੜੇ ਅਸੀਂ ਲੌਕ ਕਰਦੇ ਕਤੀੜ ਵਾਂਗੂ ਜੋ ਅਸੀਂ ਸ਼ਿਟ ਟਾਕ ਕਰਦੇ ਬਹੁ ਬਹੁ All I have in this world is my balls and my word and I don't break them for no ਸੁਣਦੀ ਤਾਂ ਗਾਣਿਆਂ ਚ ਹੋਏਗੀ ਕੁੜੇ ਟਿਕ ਟਿਕ ਟਿਕ ਦੇਖ ਟਾਈਮ ਆ ਗਿਆ ਘਰਾੜੇ ਦੇ ਕਰਨ ਨੂੰ ਸਪੋਰਟ ਰੱਖਦਾ ਦੀਪ ਜੰਡੂ ਨਾਲ ਤੇਰਾ ਯਾਰ ਗਾ ਗਿਆ ਸੁਣਦੀ ਤਾਂ ਗਾਣਿਆਂ ਚ ਹੋਏਗੀ ਕੁੜੇ ਟਿਕ ਟਿਕ ਟਿਕ ਦੇਖ ਟਾਈਮ ਆ ਗਿਆ ਘਰਾੜੇ ਦੇ ਕਰਨ ਨੂੰ ਸਪੋਰਟ ਰੱਖਦਾ ਦੀਪ ਜੰਡੂ ਨਾਲ ਤੇਰਾ ਯਾਰ ਗਾ ਗਿਆ ਰੱਬ ਦੀ ਆ ਮਿਹਰ ਭਾਵੇਂ ਲੱਗੀ ਦੇਰ ਨੀ ਸਾਡੇ ਹੱਕ ਵਿੱਚ ਨੇ ਇੱਕ ਲੌਕ ਕਰਦੇ Shut your mouth ਔਰ ਸਾਡੇ ਬਾਰੇ ਜੋ ਅਸੀਂ ਸ਼ਿਟ ਟਾਕ ਕਰਦੇ ਉਹਨਾਂ ਦੇ ਜਵਾੜੇ ਅਸੀਂ ਲੌਕ ਕਰਦੇ ਸਾਡੇ ਬਾਰੇ ਜੋ ਅਸੀਂ ਸ਼ਿਟ ਟਾਕ ਕਰਦੇ ਉਹਨਾਂ ਦੇ ਜਵਾੜੇ ਅਸੀਂ ਲੌਕ ਕਰਦੇ ਕਤੀੜ ਵਾਂਗੂ ਜੋ ਅਸੀਂ ਸ਼ਿਟ ਟਾਕ ਕਰਦੇ ਬਹੁ ਬਹੁ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨ ਔਜਲਾ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਸਾਡਾ ਗਾਣਾ ਸ਼ਿਟ ਟਾਕ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮੋਰ ਅਪਡੇਟਸ ਲਈ ਸਾਡਾ ਚੈਨਲ ਕਰਿਓ ਸਬਸਕ੍ਰਾਈਬ ਰੋਜ਼ ਮਿਊਜ਼ਿਕ ਗੈਂਗ RMG